ਲਕੀਰਾਂ ਈਸੀ ਜੀ ਚ ਆਉਂਦੀਆਂ ਨੇ ਸਿੱਧੀਆਂ ਲਕੀਰਾਂ ਟੁਣੇ ਹਾਰੀ ਅੱਖ ਤੇ ਸਲਿਮ ਬੜਾ ਲੱਕ ਚੰਗੇ ਭਲਿਆਂ ਦੀ ਮਾਰਤੀ ਤੂੰ ਦਿਨਾਂ ਵਿੱਚ ਮੱਤ ਲਾਈਟ ਬਰਾਉਣ ਜੀ ਸਕਿਨ ਨੱਕ ਵਿੱਚ ਪਾਇਆ ਕੋਕਾ ਬਲੀਏ ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ ਉਂਝ ਘਰੋਂ ਮੁੰਡਾ ਸੌਖਾ ਬਲੀਏ ਕੱਪੜੇ ਜੋੜੇ ਸੈਂਡਲਾਂ ਦੇ ਬਹੁਤੇ ਨਾ ਰਿਪੀਟ ਕਰਦੀ ਡਾਬਰ ਦੇ ਸ਼ਹਿਦ ਨਾਲੋਂ ਗੱਲਾਂ ਮਿੱਠੀਆਂ ਸੂਹੇ ਬੁੱਲਾਂ ਨਾਲ ਨੀ ਟਵੀਟ ਕਰਦੀ ਡਾਬਰ ਦੇ ਸ਼ਹਿਦ ਨਾਲੋਂ ਗੱਲਾਂ ਮਿੱਠੀਆਂ ਸੂਹੇ ਬੁੱਲਾਂ ਨਾਲ ਨੀ ਟਵੀਟ ਕਰਦੀ ਗੱਲਾਂ ਪਖਨ ਟਮੈਟੋ ਵਾਂਗ ਧੁੱਪ ਚ ਤੇਰੇ ਤੇ ਰੰਗ ਚੋਖਾ ਬਲੀਏ ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ ਉਂਝ ਘਰੋਂ ਮੁੰਡਾ ਸੌਖਾ ਬਲੀਏ ਫੋੜ ਕੱਸਦਾ ਜਿੰਨੇ ਤੇਰੇ ਪਿੱਛੇ ਬੀਮਰਾਂ ਦੇ ਟਾਇਰ ਕੱਸਦੇ ਨਾਲੀਆਂ ਤੋਂ ਨਾਲੀਆਂ ਤਾਂ ਫੇਲ ਸਾਰੀਆਂ ਨੀ ਤੂੰ ਨੈਣਾ ਨਾ ਨਿਸ਼ਾਨੇ ਲਾਈ ਜਾਵੇਂ ਕੱਸ ਕੇ ਨਾਲੀਆਂ ਤੋਂ ਨਾਲੀਆਂ ਤਾਂ ਫੇਲ ਸਾਰੀਆਂ ਨੀ ਤੂੰ ਨੈਣਾ ਨਾ ਨਿਸ਼ਾਨੇ ਲਾਈ ਜਾਵੇਂ ਕੱਸ ਕੇ ਗੋਲੀ ਨੈਣਾ ਦੀ ਹਿੱਕਾ ਨੂੰ ਜਾਂਦੀ ਚੀਰ ਦੀ ਨਾ ਫੈਰ ਜਾਂਦਾ ਫੋਕਾ ਬੱਲੀਏ ਤੈਨੂੰ ਪਾਉਣ ਪਿੱਛੇ ਹੋਇਆ ਬੜਾ ਔਖਾ ਉਂਝ ਘਰੋਂ ਮੁੰਡਾ ਸੌਖਾ ਬੱਲੀਏ ਬੈਠਾ ਏ ਉਹ ਅੱਖ ਤੇਰੇ ਤੇ ਟਿਕਾਈ ਨੀ ਗੂਗਲ ਚ ਪਾ ਕੇ ਉਹਦਾ ਨਾਮ ਚੱਲੀਏ ਦੇਖ ਲਈ ਡਿਟੇਲ ਕਿੰਨੀ ਕੁ ਚੜਾਈ ਨੀ ਗੂਗਲ ਚ ਪਾ ਕੇ ਉਹਦਾ ਨਾਮ ਚੱਲੀਏ ਦੇਖ ਲਈ ਡਿਟੇਲ ਕਿੰਨੀ ਕੁ ਚੜਾਈ ਨੀ ਲਵ ਭੁੱਲਰ ਨਾ ਪਾਸਾ ਤੇ ਤੂੰ ਵੱਟ ਜੇ ਸਾਂਭ ਲੈ ਤੂੰ ਮੌਕਾ ਬੱਲੀਏ ਤੈਨੂੰ